ਪਤਾ ਲੱਗਿਆ ਲੱਗਦਾ ਕਿਸ ਦਾ ਓਏ ਗੈਰੀ ਉਹ ਆਪਣਾ ਦੋਸਤ ਆ ਯਾਰ ਸੱਚੀ ਚੱਲ ਉਹਨੂੰ ਮਿਲਣ ਚੱਲੀਏ ਆਪਾਂ ਚੱਲ ਚੱਲੀਏ ਅਖੜਾ ਸ਼ੁਰੂ ਹੋਣ ਵਾਲਾ ਬਾਈ ਆ ਗਿਆ ਗੈਰੀ ਬਾਈ ਉਹ ਗੈਰੀ ਸੰਧੂ ਵੀ ਆ ਗਿਆ ਤੁਸੀਂ ਕਿੱਥੇ ਰਹਿ ਗਏ ਸੀ ਉਹ ਯਾਰ ਮਸਾਂ ਅੰਦਰ ਆਇਆ ਟਿਕਟ ਚੈੱਕ ਕਰਕੇ ਭੇਜ ਦੇ ਉਹ ਚੁੱਪ ਕਰੋ ਬਸ ਹੁਣ ਦੇਖਣ ਦੋ ਯਾਰ ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ ਗੁੱਡੀ ਚੜੀ ਅਸਮਾਨੀ ਚੱਟ ਥੱਲੇ ਤਾਰਦੀ ਉਹ ਮੌਤ ਮਾਰਦੀ ਨਾ ਮੇਰੇ ਨਾਲੋਂ ਵੱਧ ਕੇ ਦਲੇਰੀ ਕਿੱਥੇ ਐ ਮੇਰੀ 7 ਲੱਖ ਵਾਲੀ ਗੱਡੀ ਤੇਰੀ ਕਿੱਥੇ ਐ ਮੇਰਾ ਕੀ ਸਵਾਰ ਆ ਜੋ ਉਹਦਾ ਮੈਂ ਸਵਾਰ ਆਇਆ ਮੈਂ ਕਿਸੇ ਦੀ ਆਈ ਤੇ ਕਾਤੋਂ ਖੁਦ ਨੂੰ ਮੈਂ ਮਾਰਾਂ ਰੱਖਦਾ ਨਾ ਪੈਸੇ ਰੰਗ ਰੂਪ ਦਾ ਗਰੂਰ ਜਿਹੜਾ ਕਰਦਾ ਗੁਮਾਨ ਰੱਬ ਤੋੜਦਾ ਜ਼ਰੂਰ